ਰਾਤ ਨੂੰ ਕਲੱਬ ਨੀ ਤੇਰਾ ਨਿੱਤਦਾਈ ਹੁੰਦਾ ਸੀਗਾ ਆਪਣੀ ਕਦੇ ਇੱਥੇ ਕਦੇ ਉੱਥੇ ਕਹਿੰਦੀ ਆ ਚੱਲੀਏ ਨੀ ਤੂੰ ਰੱਖਦਾ ਡਰਾਈਵਰ ਬਣਾ ਬੱਲੀਏ ਰੱਖਦਾ ਡਰਾਈਵਰ ਬਣਾ ਬੱਲੀਏ ਮਾਰ ਲੈਂਦੀ ਸੀ ਤੂੰ ਮਿੱਠੀ ਆਵਾਜ਼ ਕੁੜੇ ਨੀ ਤੂੰ ਤੋੜੀ ਯਾਰੀ ਤੋੜੀ ਯਾਰੀ ਤੇਰਾ ਧੰਨਵਾਦ ਕੁੜੇ ਨੀ ਤੂੰ ਤੋੜੀ ਯਾਰੀ ਯਾਰ ਯਾਰਾਂ ਨਾਲ ਘੁੰਮਦਾ ਆਜ਼ਾਦ ਕੁੜੇ ਨੀ ਤੂੰ ਤੋੜੀ ਯਾਰੀ ਤੋੜੀ ਯਾਰੀ ਤੇਰਾ ਧੰਨਵਾਦ ਕੁੜੇ ਨੀ Yeah.